ਯਾਰੀ ਨਹੀਂ ਉਲਾਈ ਦੀ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਯਾਰੀ ਨਹੀਂ ਉਲਾਈ ਦੀ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਪੀਤੀ ਹੋਈ ਸ਼ਰਾਬ ਤੜਕੇ ਨੂੰ ਲੈ ਜਾਵੇ ਯਾਰੀਆਂ ਦੇ ਨਸ਼ੇ ਦੱਸ ਕਿੱਥੇ ਲੈਂਦੇ ਨੇ ਅੱਡੇ ਬੋਲੀ ਉੱਤੇ ਉੱਠ ਪੈਂਦਾ ਤੁਰਨਾ ਯਾਰਾਂ ਦਾ ਯਾਰ ਨੂੰ ਕਿੱਦਾਂ ਕਹਿੰਦੇ ਨੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਕਰਦੇ ਦਲੇਰ ਬੰਦੇ ਸ਼ੋ ਆਫ ਨਹੀਂ ਯਾਰੀਆਂ ਦੇ ਲਈ ਵੈਲ ਪੁਣੇ ਕੱਟਦੇ ਕੱਲਾ ਕੱਲਾ ਟੱਕਦੇ ਇੱਕ ਮੂੰਹੋਂ ਬੋਲਦਾ ਅੱਧੇ ਪਿੰਡੇ ਉੱਤੇ ਨੇ ਨਿਸ਼ਾਨ ਜੱਟਦੇ ਅੱਧੇ ਪਿੰਡੇ ਉੱਤੇ ਨੇ ਨਿਸ਼ਾਨ ਜੱਟਦੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਮਿੰਟਾਂ ਵਿੱਚ ਚੁੱਪ ਮਾਲਕ ਕਰਾ ਦੇਵੇ ਹੋ ਕੇ ਜੋ ਗਾਤ ਵਿੱਚੋਂ ਬਾਹਰ ਬੋਲਦਾ ਲੰਘੀਏ ਨਾ ਉਹਦੇ ਕੋਲੋਂ ਕਦੇ ਭੁੱਲ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ ਅੱਧੀ ਰਾਤ ਤੱਕ ਚੱਲਦੀਆਂ ਮਹਿਫਲਾਂ ਘਰੇ ਜਾਂਦਿਆਂ ਨੂੰ ਸਾਨੂੰ ਰਾਤਾਂ ਹੁੰਦੀਆਂ ਚੰਡੀਗੜ੍ਹ ਹਾਈ ਕੋਰਟ ਪੈਣ ਪੇਸ਼ੀਆਂ ਪਿੰਡ ਚ ਮੇਰੇ ਰੋਜ਼ ਵਾਰ ਦਾਤਾਂ ਹੁੰਦੀਆਂ ਪਿੰਡ ਚ ਮੇਰੇ ਰੋਜ਼ ਵਾਰ ਦਾਤਾਂ ਹੁੰਦੀਆਂ ਔਕਾਤ ਵੇਖ ਕੇ ਫੋਨ ਨੀ ਚੱਕੀ ਦਾ ਦਿਨ ਰਾਤ ਵੇਖ ਕੇ।